ਚੈਟੀ ਉੱਤੇ ਲੱਗੇ ਸੋਹਣਿਆ ਕਰਦਾ ਸੀ ਵਾਦੀ ਉਦੋਂ ਵੱਡੇ ਸੋਹਣਿਆ ਨਵੇਂ ਨਵੇਂ ਚੈਟੀ ਉੱਤੇ ਲੱਗੇ ਸੋਹਣਿਆ ਸੱਚੀ ਤੇਰੇ ਉੱਤੇ ਸ਼ੱਕ ਹੋਣ ਲੱਗਿਆ ਦੱਸ ਹੋਰ ਕਿਹੜੀ ਨਾਰ ਦਾ ਤੂੰ ਪੱਲਾ ਫੜਦਾ ਹੈ ਸ਼ੇਅਰ ਕਮੈਂਟ ਸਬਸਕ੍ਰਾਈਬ ਕਰੀ ਮੇਰੇ ਤੋਂ ਕਹਿੰਦੇ ਪਲੀਜ਼ ਪਿਆਰ ਦਿੰਦੇ ਰਹੋ ਜੀ।